ਕਰਦੇ ਹੋਏ ਕੋਈ ਤਕਲੀਫ ਤਾਂ ਨਹੀਂ ਹੋਈ? ਨਹੀਂ ਵੀਰੇ, ਤਕਲੀਫ ਤਾਂ ਕੋਈ ਨਹੀਂ ਹੋਈ, ਪਰ ਬਾਪੂ ਬਹੁਤ ਫਿਕਰ ਕਰਦਾ ਸੀ। ਪਰ ਫਿਰ ਮੈਂ ਕਿਹਾ ਕਿ ਮੇਰੇ ਹਿੰਮਤ ਵੀਰੇ ਦੇ ਹੁੰਦੇ ਹੋਏ। ਬੜਾ ਚਿਰ ਸੀ ਕਲੇਸ਼ਾਂ ਕੋਲੋਂ ਰਹੇ ਬੂਹੇ ਭੇੜਦੇ, ਉਹ ਟਿੱਕੀਆਂ ਟਕਾਈਆਂ ਰਹੇ ਖੁੰਦਰਾਂ ਸੀ ਛੇੜਦੇ। ਆ ਬੜਾ ਚਿਰ ਸੀ ਕਲੇਸ਼ਾਂ ਕੋਲੋਂ ਰਹੇ ਬੂਹੇ ਭੇੜਦੇ, ਉਹ ਟਿੱਕੀਆਂ ਟਕਾਈਆਂ ਰਹੇ ਖੁੰਦਰਾਂ ਸੀ ਛੇੜਦੇ। ਉਹ ਗਿੱਲ ਰੋਂਦਿਆ ਸੰਦੂਕ ਵਿੱਚ ਰੱਖੀ ਬੇਬੇ ਦੀ, ਰੋਂਦਿਆ ਸੰਦੂਕ ਵਿੱਚ ਰੱਖੀ ਬੇਬੇ ਦੀ, ਗੱਡੀਆਂ ਦੇ ਨਾਲ ਹੀ ਹੁਣ ਤਾਂ ਜੱਟ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਦਾਂ ਲੱਗਾ ਜੀ ਸਾਡਾ ਗਾਣਾ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਗਾਣਾ ਸ਼ੇਅਰ ਜ਼ਰੂਰ ਕਰਿਓ, ਅਤੇ ਹੋਰ ਨਵੇਂ ਨਵੇਂ ਗਾਣਿਆਂ ਵਾਸਤੇ ਆਪਣਾ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਥੈਂਕ ਯੂ ਸੋ ਮੱਚ।